Sometimes you want more. ਸੋਫੀ ਨਹੀਂ ਉਹ ਚੱਕ ਹੁੰਦਾ ਪੱਪ ਮੁਟਿਆਰੇ, ਤੇਰੇ ਨਾਲ ਆ ਗਿਆ ਕਲੱਬ ਮੁਟਿਆਰੇ, ਸੋਫੀ ਨਹੀਂ ਉਹ ਚੱਕ ਹੁੰਦਾ ਪੱਪ ਮੁਟਿਆਰੇ, ਆਖ ਜੇ ਤੂੰ ਮੈਨੂੰ ਕਿਹੜੀ ਗੱਲੋਂ ਸੈਡਿਆ ਯੂ ਥਿੰਕ ਪਰਹੇਜ ਕਰਦਾ।